ਯਾਦਾਂ ਆਉਂਦੀਆਂ ਮੁੜ ਮੁੜ ਕੇ ਵਤਨਾਂ ਦੀਆਂ ਬਾਪੂ ਦੇ ਸਾਈਕਲ ਤੇ ਜੋ ਪਿੰਡ ਨਜ਼ਾਰਾ ਸੀ ਉਹ ਬਹਿ ਕੇ ਮਿਲਿਆ ਨਾ ਵਿੱਚ ਮਹਿੰਗੀਆਂ ਕਾਰਾਂ ਦੇ ਅਮੜੀ ਲਈ ਫਰਜ਼ ਬੜੇ ਮੇਰੇ ਦਿਲ ਤੇ ਕਰਜ਼ ਚੜੇ ਮਹਿਲਾ ਨਹੀਂ ਸਕਦਾ ਕੁਝ ਜਿਗਰੀ ਯਾਰਾਂ ਦੇ ਬਾਪੂ ਦੇ ਸਾਈਕਲ ਤੇ ਜੋ ਪਿੰਡ ਨਜ਼ਾਰਾ ਸੀ ਉਹ ਬਹਿ ਕੇ ਮਿਲਿਆ ਨਾ ਵਿੱਚ ਮਹਿੰਗੀਆਂ ਕਾਰਾਂ ਦੇ ਅਮੜੀ ਲਈ ਫਰਜ਼ ਬੜੇ ਮੇਰੇ ਦਿਲ ਤੇ ਕਰਜ਼ ਚੜੇ ਮਹਿਲਾ ਨਹੀਂ ਸਕਦਾ ਸਾਈਕਲ ਤੇ ਜੋ ਪਿੰਡ ਨਜ਼ਾਰਾ ਸੀ ਉਹ ਬਹਿ ਕੇ ਮਿਲਿਆ ਨਾ ਵਿੱਚ ਮਹਿੰਗੀਆਂ ਕਾਰਾਂ ਦੇ ਅਮੜੀ ਲਈ ਫਰਜ਼ ਬੜੇ ਮੇਰੇ ਦਿਲ ਤੇ ਕਰਜ਼ ਚੜੇ ਜ਼ਿੰਦਗੀ ਦੀ ਜੰਗ ਲੜਨ ਲਈ ਬਾਹਰ ਗਿਆ ਹੈ। ਨਜ਼ਾਰਾ ਸੀ ਉਹ ਬਹਿ ਕੇ ਮਿਲਿਆ ਨਾ ਵਿੱਚ ਮਹਿੰਗੀਆਂ ਕਾਰਾਂ ਯਾਰਾਂ ਦੇ।